ਕਿੱਦਾਂ ਲੁਕੋਗੇ ਰੱਖਾਂ ਫੀਲਿੰਗਾਂ ਮੈਂ ਸਾਲੀਆਂ ਅੱਖੀਆਂ ਤੋਂ ਵੇਟ ਨਾ ਹੁੰਦੀ ਮਿਲਣੇ ਨੂੰ ਕਾਲੀਆਂ ਸਵਾਲ ਪਿਆ ਕਰਦਾ ਕਿੱਧਰ ਨੂੰ ਚੱਲੇ ਸੋਹਣੇ ਰੇ ਬੰਦਾ ਕਰਕੇ ਪਰਦਾ ਹੁਸਨ ਦੀਆਂ ਲੈ ਕੇ ਫਰਦਾ ਨਾ ਮਾਰੋ ਦਿਲ ਵਿੱਚ ਕਰਦਾ ਖੁਦ ਤੋਂ ਮੈਂ ਸੰਗੀ ਜਾਵਾਂ ਰੰਗ ਉਹਦੇ ਰੰਗੀ ਜਾਵਾਂ ਇਸ਼ਕੇ ਚ ਮੈਂਟਲ ਹੋ ਕੇ ਖੰਘ ਉਹਦੀ ਖੰਘੀ ਜਾਵਾਂ ਕੰਨਾਂ ਨਾਲ ਖਹਿ ਕੇ ਚੁਮਕੇ ਮਾਰਦੇ ਨੇ ਤਾਲੀਆਂ ਜਗਨਾ ਦੇ ਬਨ ਲੈ ਗਨ ਮਹਿੰਦੀਆਂ ਵੀ ਲਾਲੀਆਂ ਚੱਗੇ ਨਾ ਮੈਚਿੰਗ ਤੇਰੇ ਚੁਨੀਆਂ ਰੰਗਾਲੀਆਂ ਕਿੱਦਾਂ ਲੁਕੋ ਕੇ ਰੱਖਾਂ ਫੀਲਿੰਗਾਂ ਮੈਂ ਸਾਲੀਆਂ ਅੱਖੀਆਂ ਤੋਂ ਵੇਟ ਨਾ ਹੁੰਦੀ ਮਿਲਣੇ ਨੂੰ ਕਾਲੀਆਂ ਜਿਣ ਮੈਂ ਤੈਨੂੰ ਕਰਕੇ ਸੀਨੇ ਨਾਲ ਲਾ ਲੈ ਮੈਨੂੰ ਆ ਜਾ ਜੱਟਾ ਰੁਗ ਭਰ ਕੇ ਲੈ ਜਾ ਮੈਨੂੰ ਬਾਹੋਂ ਫੜ ਕੇ ਡੋਲੀ ਵਿੱਚ ਸੜਕੇ ਸੜਕੇ ਬਣ ਜਾ ਮੇਰੇ ਗਲ ਦੀ ਗੰਨ ਦੇ ਜਾ ਕੋਈ ਪਿਆਰ ਨਿਸ਼ਾਨੀ ਸਾਂਭ ਕੇ ਰੱਖ ਲਾ ਮੈਨੂੰ ਜੱਟਾ ਮੈਂ ਤੇਰੀ ਮਸਤਾਨੀ ਤੇਰੇ ਨਾਲ ਵੇਖਣੀਆਂ ਇਦਾਂ ਤੇ ਦਵਾਲੀਆਂ ਲੋਕਾਂ ਦੇ ਚੱਲਦੇ ਡੀਜੇ ਸਾਡੇ ਸਨ ਤਾਲੀਆਂ ਸੋਚੇਗਾ ਤੂੰ ਵੀ ਜੱਟਾ ਕੀ ਦੇ ਨਾਲ ਲਾਲੀਆਂ ਕਿੱਦਾਂ ਲੁਕੋ ਕੇ ਰੱਖਾਂ ਫੀਲਿੰਗਾਂ ਮੈਂ ਸਾਲੀਆਂ ਅੱਖੀਆਂ ਤੋਂ ਵੇਟ ਨਾ ਹੁੰਦੀ ਮਿਲਣੇ